ਨੀ ਬਣ ਕੇ ਬਾਬਾ ਦੱਸ ਦੇ ਚੱਲੀ ਤੂੰ ਕਿੱਧਰ ਨੂੰ ਮੁਫਤ ਜੇ ਝੂਟੇ ਲੈ ਲਈ ਗੱਡੀ ਵਿੱਚ ਬਹਿ ਜਾ ਤੂੰ ਬਗੜ ਆਫ ਹੈ ਕੀ ਗੱਲ ਬੀਬਾ ਬਰਗਰ ਖਾਣਾ ਖੜ ਜਾ ਦੱਸਦੀ ਆ ਮੈਂ ਤੁਹਾਨੂੰ ਵੱਡੇ ਆਸ਼ਕ ਨਾ ਰਹਿੰਦੇ ਕਿੱਥੇ ਹੋ ਤੁਸੀਂ ਉਹ ਦੱਸੀ ਬਾਈ ਆਡੀ ਆਪਾਂ ਕਿੱਥੇ ਰਹਿੰਦੇ ਆ ਉਹ ਕਦੇ ਖਾ ਕੇ ਨਾ ਗਣੀ ਕਾਲੀ ਕਦੇ ਦਾਰੂ ਦੇ ਸੀ ਲਾਲੀ ਮੋਸ਼ਣ ਚ 24 ਘੰਟੇ ਰਹਿੰਦੇ ਯਾਰ ਨੀ।